ਨੱਚਾਂ ਫਰੈਸ਼ ਮੇਰੇ ਹਿੱਸੇ ਦੀ ਬਾਅਦ ਚ ਫਿਰ ਕਿਸੇ ਦੀ ਰੈਪ ਕਰਨ ਮੁੰਡੇ ਹੁਣ ਲੋਕੀ ਮੈਨੂੰ ਕਹਿੰਦੇ ਸੁਣ ਮੇਰੇ ਤੋਂ ਸੁਣ ਜਾ ਨਾ ਬਕਵਾਸ ਹੁਣ ਕਿਸੇ ਦੀ ਮੇਰਾ ਸੰਗੀਤ ਮੈਂ ਛੱਡਿਆ ਤਿੰਨ ਸਾਲ ਦੇਖੋ ਮੁੰਡਿਆਂ ਨੇ ਰੈਪ ਦਾ ਕਿੱਤਾ ਕੀ ਹਾਲ ਵੇ ਤੁਸੀਂ ਜਿੰਨੀ ਮਰਜ਼ੀ ਵੀ ਹੁਣ ਸਪੀਡ ਵਧਾ ਲਓ ਰਫਤਾਰ ਮੇਰੀ ਸੋਹਣੀ ਰੈਪ ਕਰੋ ਜਾਂ ਗਾਓ ਸੀਡੀਆਂ ਬਣਵਾ ਲਓ ਸ਼ੋ ਕਰਵਾ ਲਓ ਪੋਸਟਰ ਛਪਵਾ ਕੇ ਲਗਵਾ ਲਓ ਪਰ ਯਾਦ ਰੱਖੋ ਜਿਸ ਦਿਨ ਵੀ ਆਉਣਾ ਮੇਰਾ ਜਹਾਜ਼ ਤੁਹਾਨੂੰ ਹਵਾ ਚ ਉਡਾ ਜਾਣਾ ਮੇਰਾ ਜਹਾਜ਼ On the grind, 24/7. Hit your city in a 747. Big dogs riding big trucks. Hit your city getting big bucks. HardballWorld.com Fir kende raja pol khole Moriyan ch chue pande role Ve apan jive baaz Chubariyan ch sanu taadi andi ni awaaz Lihaz maine kita par tusi aaye na baaz Aanda mera jahaz No fikr maa ke janda mera jahaz Bail gaddi teri jani jinni dur una Take off chile janda mera jahaz Hun kaadna to utte sitariyan wal Utte baike thale dekha taade saariyan wal ਜੇ ਮੈਂ ਹਾਰਿਆ ਕੱਲ ਮੇਰਾ ਕੱਖ ਨਹੀਂ ਜਾਣਾ ਹੁਣ ਪੈਰਾਂ 'ਚ ਮੈਂ ਬਿਨਾ ਜਰਾਬਾ ਦੇ ਫੇਰਾ ਗਾ ਮੁਕਾਣਾ On the grind 24/7 Hit your city in a 747 Big dogs riding big trucks Hit your city getting big bucks I don't give up